महंगाई समाज के हर तबके के साथ साथ अब आशिकों पर भी भारी पड़ने लगी। गुप्ता द्वारा प्रोटेस्ट किया गया महंगाई के खिलाफ, जहां पर उनकी मांग है कि आज चंडीगढ़ में मटका चौंक लेके आशिका वालों का निर्देश के नाम स्टूडेंट्स आर एनफोर्सिंग स्ट्राइक्स एट कॉलेज यूनिवर्सिटी। आज आशिक यूनियन ने पंजाब बंद का ऐलान किया है, जिमे गर्लफ्रेंड्स है उनको बड़ी बड़ी मांग हो चुकी है, जैसे उनको आईफोन मांगना है। पंजाब के आशिकों ने आज सड़क पर उतर कर माशूकों को खुश करने के लिए भी लोन की मांग रख दी। सरकार ने कोई जवाब नहीं दिया अजे तक, देख रहे की बनता है। आज यूनियन ने प्रधान दिल्ली अपनी मंगा नु लेके मंत्री जी नु मिलने जा रहे हैं। ਮਸ਼ੂਕ ਵੱਡੀ ਕਾਰ ਜੇਬ ਵਿੱਚ ਨਾਲੇ ਨੋਟ ਚਾਰ ਪਾਲਦੀ ਮਸ਼ੂਕ ਵੱਡੀ ਕਾਰ ਜੇਬ ਵਿੱਚ ਨਾਲੇ ਨੋਟ ਚਾਰ ਮੁੰਡਾ ਸ਼ਾਪਿੰਗ ਕਰਾਵੇ ਪਾਲਦੀ ਉਹਨੂੰ ਖਬਰ ਨਾ ਮੇਰੇ ਹਾਲ ਦੀ ਅੱਜ ਕਹਿੰਦੀ ਮੈਨੂੰ ਜਾਣ ਸੁਣ ਮੇਰੇ ਅਰਮਾਨ ਕਹਿੰਦੀ ਮੈਨੂੰ ਜਾਣ ਸੁਣ ਮੇਰੇ ਅਰਮਾਨ ਮੈਨੂੰ ਹੁਣ ਆਈਫੋਨ ਚਾਹੀਦਾ ਸਾਨੂੰ ਆਸ਼ਕੀ ਦਾ ਲੋਨ ਚਾਹੀਦਾ ਬੜੀ ਖਾਂਦੀ ਏ ਮਸ਼ੂਕ ਬਿੱਲ 500 ਦਾ ਨਿੱਤ ਮੈਂ ਤਾਂ ਭਰਦਾ ਪੀਜੀ ਦਾ ਵੀ ਰੈਂਟ ਹੁਣ ਵੱਧ ਗਿਆ ਯਾਰੋ ਪੈਸੇ ਬਾਪੂ ਕੋਲ ਮੰਗਦਾ ਵੀ ਡਰਦਾ ਪੀਜੇ ਨੌਨ ਵੈਜ ਬੜੀ ਖਾਂਦੀ ਏ ਮਸ਼ੂਕ ਬਿੱਲ 500 ਦਾ ਨਿੱਤ ਮੈਂ ਤਾਂ ਭਰਦਾ ਪੀਜੀ ਦਾ ਵੀ ਰੈਂਟ ਹੁਣ ਵੱਧ ਗਿਆ ਯਾਰੋ ਪੈਸੇ ਬਾਪੂ ਕੋਲ ਮੰਗਦਾ ਵੀ ਡਰਦਾ ਉੱਤੋਂ ਮਹਿੰਗਾ ਹੋਇਆ ਤੇਲ ਮੇਰੀ ਬਣ ਗਈ ਰੇਲ ਮਹਿੰਗਾ ਹੋਇਆ ਤੇਲ ਮੇਰੀ ਬਣ ਗਈ ਰੇਲ ਮੇਰੇ ਬਟੂਏ ਨੂੰ ਮੋਨ ਚਾਹੀਦਾ ਸਾਨੂੰ ਆਸ਼ਕੀ ਦਾ ਲੋਨ ਚਾਹੀਦਾ ਸਾਨੂੰ ਆਸ਼ਕਾਂ ਦਾ ਲੋਨ ਚਾਹੀਦਾ ਸਾਨੂੰ ਆਸ਼ਕੀ ਦਾ ਲੋਨ ਚਾਹੀਦਾ ਸਾਨੂੰ ਆਸ਼ਕਾਂ ਦਾ ਲੋਨ ਚਾਹੀਦਾ ਓਏ ਮੰਗਿਆ ਹਜ਼ਾਰ ਅੱਜ ਸੰਧੂ ਕੋਲੋਂ ਯਾਰ ਪੀਵੀਆਰ ਵਿੱਚ ਕਹਿੰਦੀ ਮੂਵੀ ਵੇਖਣੀ ਆਸ਼ਕੀ ਚ ਬਣੀ ਹੁਣ ਰਹਿਲ ਦੀ ਰੇਲ ਚੇਨ ਸੋਨੇ ਦੀ ਵੀ ਪੈ ਗਈ ਮੈਨੂੰ ਵੇਚਣੀ ਮੰਗਿਆ ਹਜ਼ਾਰ ਅੱਜ ਸੰਧੂ ਰਹਿਲ ਦੀ ਰੇਲ ਚੇਨ ਸੋਨੇ ਦੀ ਵੀ ਪੈ ਗਈ ਮੈਨੂੰ ਵੇਚਣੀ ਪੈਸੇ ਮੰਗ ਕੇ ਉਧਾਰ ਹੁਣ ਕਰਦੇ ਪਿਆਰ ਮੰਗ ਕੇ ਉਧਾਰ ਹੁਣ ਕਰਦੇ ਪਿਆਰ ਉਹਨੂੰ ਨਿੱਤ ਲਾਭ ਸੋਨ ਚਾਹੀਦਾ ਸਾਨੂੰ ਆਸ਼ਕੀ ਦਾ ਲੋਨ ਚਾਹੀਦਾ ਸਾਨੂੰ ਆਸ਼ਕਾਂ ਦਾ ਲੋਨ ਚਾਹੀਦਾ ਸਾਨੂੰ ਆਸ਼ਕੀ ਦਾ ਲੋਨ ਚਾਹੀਦਾ ਸਾਨੂੰ ਆਸ਼ਕਾਂ ਦਾ ਲੋਨ ਚਾਹੀਦਾ ਅਬ ਦੇਖੋ ਜੀ ਬਾਈ ਇਹ ਕਿ ਸਰਕਾਰ ਇਨਕੀ ਸੁਣਵਾਈ ਕਦ ਤੱਕ ਕਰਦੀ ਹੈ ਲੁਧਿਆਣਾ ਸੇ ਅਭਿਸ਼ੇਕ ਕਹਿ ਰਹੇ ਨੇ ਬਾਈ ਨਾ ਤਾਂ ਆਪਣੀ ਗੱਲ ਸਰਕਾਰ ਨੇ ਸੁਣੀ ਹੈ ਤੇ ਨਾ ਬੈਂਕਾਂ ਵਾਲਿਆਂ ਨੇ ਹੁਣ ਤਾਂ ਝੰਡਾ ਦੇਸੀ ਸਟਾਈਲ 'ਚ ਕੱਟਣਾ ਪਊ ਆ ਜਾ ਵੀ ਵੀਗਰੂ ਢੋਲਕੀ ਤੇ ਚੱਕ ਲਾ ਵੀ ਹਾਰਡੀ ਸੰਧੂ ਬਾਜਾ ਸਾਨੂੰ ਆਸ਼ਕੀ ਤੇ ਲੋਨ ਚਾਹੀਦਾ ਓ ਸਾਨੂੰ की बड़ी खबर दिल्ली सरकार ने तेल के दाम फिर बढ़ाए अभी दिल्ली से खबर आ रही है कि दिल्ली सरकार ने डीजल के दाम में 5 रुपए की बढ़ोतरी की है